ਕੋਈ ਏ ਪੈਗੰਬਰ ਜੀਅ ਵੱਡੀ ਹਿੰਮਤ ਵਾਰਨਿ ਪੈਗੰਬਰਨਿ ਸਬਰ ਕਯੋ ਹੋ ਤੀਅ ਸਬਰ ਕਰ ਐਂ ਉਨ੍ਹਾਂ ਲਾਇ ਅਜ਼ਾਬ ਜਲਦ ਨ ਘੁਰ ਜਿਹੇ ਕਿਆਮਤ ਜੋ ਖੇਨ ਅੰਜਾਮ ਡਿਜੇ ਥੋ ਸੋ ਜਿਹੇ ਡੀਂਹੀਂ ਡਿਸੰਦਾ ਤਿਹੇ ਡੀਂ ਈਂ ਭਾਈਂਦਾ ਤ ਦੁਨੀਆ ਮੈਂ ਜਣ ਕਹੇ ਡੀਂਹੇ ਜੀ ਹਿਕ ਘੜੀਏ ਖਾਂ ਸਵਾਇ ਰਿਹਾ ਈ ਨ ਹੁਆ ਇਹੋ ਪੈਗਾਮ ਪਹੁੰਚਾਇਣੋ ਆਹੇ ਪੋਇ ਬਦਕਾਰਨ ਜੀ ਕੌਮ ਖਾਂ ਸਵਾਇ ਕੋ ਹਲਾਕ ਨ ਕਬੋ।